ਕਿਸੇ ਦਾ ਮੈਂ ਕਰੀ ਨਾ ਮੈਂ ਵੀ ਇਤਬਾਰ ਅਨਕਬ ਬਣ ਕੇ ਮੇ ਰਹਿਣ ਅਵਜ਼ਾਰ ਕਰ ਦਿਨ ਚੈੱਕ ਸਾਡਾ ਕੀ ਕਾਰੋਬਾਰ ਚੈੱਕ ਤੇਰੀ ਕੈਂਡੀ ਮੈਨੂੰ ਸਵੀਟ ਆਨ ਆ ਜਾਵੇ ਮੇਰੇ ਵੇ ਤੂੰ ਬੈਕ ਯਾਰ ਤਾਂਦੀ ਵੇ ਬਾਰਬੀ ਕਿ ਟਿੱਕੇ ਕਬਾਬ ਕਰਦੇ ਰਿਵਰਸ ਵੇ ਆ ਕੇ ਦੇ ਬੋ ਸਾਡੀ ਤੇ ਬੈਟਰੀ ਹੋ ਗਈ ਹੈ ਚਾਰਜ ਮੁੰਡਾ ਦੀ ਹੈ ਕਿ ਤਾਂ ਮੈਂ ਇਨਚਾਰਜ ਸਾਡਾ ਵੇ ਡਿਫਰੈਂਟ ਵੱਖਰਾ ਕਲਾਸ ਆਪਣੀ ਕੰਪਨੀ ਦਾ ਮੈਂ ਬਾਉਂਸ ਸਾਡੇ ਵੇ ਬੈਂਕ ਚ ਆਲ ਕਰੰਸੀਸ ਸੋਰਸ ਆਫ ਮਾਈ ਇਨਕਮ ਇਜ਼ ਆਲ ਓਵਰਸੀਸ ਸਾਡੀ ਬੈਲੈਂਸੀਆਗਾ ਦੀ ਵੇ ਸ਼ਰਟ ਮੈਨੂੰ ਕਿਉਂ ਮਿਕੇ ਜਿਵੇਂ ਤੂੰ ਪੁਲਿਸ My prayer, I lock on my second religious. I Valentino, my little toe in the kitchen. Look at the flick of the wrist, mommy whipping. Lying to me, see the rain and I can't get. I ain't put none of my trust in these niggas. I can't put none of my trust in these bitches. Okay, please tell me who these little niggas are. Travel from Pakistan, shit on you niggas. I keep it 100, won't switch on my nigga. Don't talk to young Yego if you're not a figure. Tell that little nigga to get out of spilling. I want a Mazzy and I want a million. The bad of my bitch, I'm the mommy, she killing. She tell me that she don't feel none of these niggas. I'm dealing with two faces every day. Ni puri ve industry kardi portray. Mera te style unique te illegal. How do you like my Punjabi bilingual? The curry and double without the casino. Lord of the Rings, dame la que tus migos. Chimravi, el Lambo, te Bentley, Bugatti. And I'm the creative, ni levels, ni khali. Ni hunja ve perange, jime tsunami. Deposit the page, Cameron Durani. Ni chavi, ye Paris, Miami, Karachi. Remy, the fancy, non shopping, ye heavy. Never original, you are a copy. Call me the brand new General Gaddafi. Down on the block now, down on the block.